ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਾਦ ਧੂਰ ਨਾਨਕ ਸਰਣ ਤੁਹਾਰੀਆ ਪੇਖਾਉ ਸਦਾ ਹਜੂਰ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਧੂਰ ਨਾਨਕ ਸਰਣ ਤੁਹਾਰੀਆ ਪੇਖਾਉ ਸਦਾ ਹਜੂਰ ਮਹੱਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋਹੇ ਹਰ ਚਰਣੇ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੇ ਨਿਤ ਜਪੀਆ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨ ਕਰ ਰਹਮ ਤਿਸ ਨਾ ਵਿਸਾਰ ਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸ ਹੈ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਪਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਪਗ ਦੀਵਾਨ ਹੈ ਹਉ ਤਿਸ ਨਮਸਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਦ ਤੂਰ ਨਾਨਕ ਸਰਣ ਤੁਹਾਰੀਆ ਪੇਖਾਓ ਸਦਾ ਹਜੂਰ।